असा उच्चियां दे संग लाइयां मायनी वी मेरा मुर्शद उच्चा असा उच्चियां दे संग लाइयां सदके जावां उना उच्चियां दे जिन्हां नीवियां नाल निभाइयां ओ तेरे इश्क नचाया तेरे इश्क नचाया ओ तेरे इश्क नचाया ओ तेरे इश्क नचाया करके थैया थैया छेती काम में दबेगा छेती बॉडी में दबेगा नहीं दा मैं मर गईया जल्दी हो छेती आमले हो छेती बॉडी में दबेगा नहीं तो मैं मर गया तेरे इश्क नचाया हो तेरे इश्क नचाया तेरे इश्क नचाया करके थई जा दया खाने का बेहू ना रब अर्श मुअल्लाते ना रब किताबी लभा ना रब इल्म किताबी लभा ना रब विच मेहरा बेहू गंगा तीरथ मूल न मिलिया पांडे बेहिसाबेहू गंगा तीरथ मूल न मिलिया पांडे बेहिसाबेहू जद दा मुर्शिद मिलिया बाहू छुट्टे सब अजाबेहू तेरे इश्क न चाया तेरे तेरे इश्क न चाया हो तेरे इश्क न चाया हो तेरे इश्क न चाया तेरे इश्क न चाया तेरे इश्क न चाया करके थैया थैया छेती हो छेती हो छेती बॉडी तबीबा नहीं तो मैं मर गया जल्दी भीख फकीरी सीखनी भीख फकीरी सीखनी सीखनी भीख فقیر سیکھنی پنہاری سے سیکھ, باتیں کریں سخیوں سے دھیان گگر کے بیچ, تیرے عشق نہ چاہیے سب کی مانگ خیر, سب کی مانگ خیر, مانگ خیر, کبھی روکڑا بازار میں سب کی مانگ خیر, نہ کسی سے دوستی نہ کسی سے بیر, تیرے عشق نہ چاہیا ہو, تیرے عشق نہ چاہیا ہو, تیرے عشق نہ چاہیا, تیرے عشق نہ چاہیا, تیرے عشق نہ چاہیا کر کے تھے عشق نے ڈیرا میرے دل وچ کیتا, تیرے عشق نے ڈیرا میرے دل وچ کیتا, بھر کے زہر پیالا مت آپ پیتا, بھر کے زہر پیالا, بھر کے زہر پیالا مت آپ پیتا, ہو کامل مرشد, ہو کامل مرشد, ہو کامل مرشد, ہن میں پار لے گیا نہیں تو میں مر گئی جلدی, جنگل پھریاں تے رب ملدا گائیاں بچیاں نوں, وے میاں بولیا رب انہاں نوں ملدا, وے میاں بولیا رب انہاں نوں ملدا, اتے دلیاں سچیاں اچھیاں نوں تیرے عشق نہ چایا, عشق دے جھنگی وچ مار بولے دا, عشق دے رنگت ایسی چڑھی, رنگت ایسی چڑھی, رنگ تمہارا لے کر کیا سے کیا ہو گئے ہم, نام تمہارا لے کر تیرے عشق نہ چاہیے, ਦੇ ਜੰਗੀ ਵਿੱਚ ਮੋਰ ਬੋਲਦਾ ਇਸ ਇਸ਼ਕ ਦੇ, ਇਸ ਇਸ਼ਕ ਦੇ ਜੰਗੀ ਵਿੱਚ ਮੋਰ ਬੋਲਦਾ ਸਾਨੂੰ ਕਿਬਲੇ ਤੇ ਕਾਬੇ ਸੋਹਣਾ ਯਾਰ ਦਿਸਦਾ, ਸਾਨੂੰ ਕਿਬਲੇ ਤੇ ਕਾਬੇ ਸੋਹਣਾ ਯਾਰ ਦਿਸਦਾ, ਸਾਨੂੰ ਘਾਇਲ ਕਰਕੇ, ਸਾਨੂੰ ਘਾਇਲ ਕਰਕੇ, ਸਾਨੂੰ ਘਾਇਲ ਕਰਕੇ ਫਿਰ ਖਬਰ ਨਾ ਲਈਆ ਜੇਦੀ ਜੇਦੀ ਹੋ ਜੇਦੀਆਂ ਮੇਰੇ ਹੋ ਜੇਦੀ ਬਾੜੀ ਮੈਂ ਦਬੇਬਾ ਨਹੀਂ ਤਾਂ ਮੈਂ ਮਰ ਗਈਆਂ ਜੇਦੀ ਹੋ ਚਿੱਤੀਆਂ ਵੀ ਵੇ ਹੋ ਚਿੱਤੀ ਬਾੜੀਵੇਂ ਤਬੀਬਾ ਨਹੀਂ ਤਾਂ ਮੈਂ ਮਰ ਗਈਆਂ ਤੇਰੇ ਇਸ਼ਕ ਨਾ ਚਾਇਆ ਹੋ ਤੇਰੇ ਇਸ਼ਕ ਨਾ ਚਾਇਆ ਹੋ ਤੇਰੇ ਇਸ਼ਕ ਨਾ ਚਾਇਆ ਤੇਰੇ ਇਸ਼ਕ ਨਾ ਚਾਇਆ ਤੇਰੇ ਇਸ਼ਕ ਨਾ ਚਾਇਆ ਕਰਕੇ ਥਈ ਜਾ ਦੂਗਾ ਚੇਤੀ ਬਹੁਤੀ ਫੇਰ ਨਾ ਬਾਹੂ ਤਸਬੀ ਬਹੁਤੀ ਫੇਰ ਨਾ ਬਾਹੂ ਇਸ ਤਸਬੀ ਦਾ ਕੀ ਪੜ੍ਹਨਾ ਤਸਬੀ ਬਹੁਤੀ ਫੇਰ ਨਾ ਬਾਹੂ ਬਾਹੂ ਬਾਹੂ ਤਸਵੀ ਦਾ ਕੀ ਪੜ੍ਹਨਾ ਜਿਹੜਾ ਆਪਣੇ ਨਾਲ ਹਿਸਾਬ ਨਹੀਂ ਕਰਦਾ ਉਹਦੇ ਨਾਲ ਹਿਸਾਬ ਕੀ ਕਰਨਾ ਹੂ ਬੁੱਲੇ ਸ਼ਾਹ ਨੂੰ ਸੱਦੋ ਬੁੱਲੇ ਸ਼ਾਹ ਨੂੰ ਬੁੱਲੇ ਸ਼ਾਹ ਨੂੰ ਸੱਦੋ ਸ਼ਾਹ ਇਨਾਇਤ ਬੂਹੇ ਬੁੱਲੇ ਸ਼ਾਹ ਨੂੰ ਬੁੱਲੇ ਸ਼ਾਹ ਨੂੰ ਬੁੱਲੇ ਸ਼ਾਹ ਨੂੰ ਸੱਦੋ ਸ਼ਾਹ ਇਨਾਇਤ ਜਿਸਨੇ ਮੈਨੂੰ ਪੁਆਏ ਚੋਲੇ ਸਾਵੇ ਤੇ ਸੂਹੇ ਜਿਸਨੇ ਮੈਨੂੰ ਪੁਆਏ ਜਿਸਨੇ ਮੈਨੂੰ ਪੁਆਏ ਚੋਲੇ ਸਾਵੇ ਤੇ ਸੂਹੇ ਜਾਂ ਮੈਂ ਮਾਰੀ ਹੈ ਅੱਡੀ ਜਾਂ ਮੈਂ ਮਾਰੀ ਹੈ ਅੱਡੀ ਜਾਂ ਮੈਂ ਮਾਰੀ ਹੈ ਅੱਡੀ ਮਿਲ ਪਿਆ ਹੈ ਬਹਾਇਆ ਚੇਤੀਆਂ ਵੀ ਵੇ ਚੇਤੀ ਬੋੜੂ ਵੇ ਹੋ ਚੇਤੀਆਂ ਵੀ ਵੇ ਹੋ ਚੇਤੀਆਂ ਵੀ ਵੇ ਤਬੀਬਾ ਨਹੀਂ ਤਾਂ ਮੈਂ